Available on iTunes. It just gets to you. Available on iTunes. Tere dil naal saada dil tadke, kadu dadi taha saha vich maadke. Tere dil naal saada dil tadke, kadu dadi taha saha vich maadke. Tere hath door saadi nas nas di, hath door saadi nas nas di. Hai ni jaan nas di, hai ni jaan nas di. Tere mitra ni jaan, hai ni jaan nas di, hai ni jaan nas di. ਤੱਤੀਆਂ ਹਵਾਵਾਂ ਸੋਣੀਏ ਮੰਗਦਾ ਦਵਿੰਦਰ ਦੁਆਵਾਂ ਸੋਣੀਏ ਗਗਣਨ ਤੱਤੀਆਂ ਹਵਾਵਾਂ ਸੋਣੀਏ ਮੰਗਦਾ ਦਵਿੰਦਰ ਦੁਆਵਾਂ ਸੋਣੀਏ ਕੰਨੇ ਵਿੱਚ ਜਿਹੜਾ ਨਾ ਤੂੰ ਫੇਰ ਦੱਸਦੀ ਕੰਨੇ ਵਿੱਚ ਨਾ ਤੂੰ ਫੇਰ ਦੱਸਦੀ ਹਾਈ ਨਹੀਂ ਜਾਣ ਦੱਸਦੀ ਹਾਈ ਨਹੀਂ ਜਾਣ ਦੱਸਦੀ Available on iTunes.